ਸਾਡਾ ਸਵੈਗ ਕਰਦਾ ਹੈ ਟ੍ਰੈਂਡ ਸੈੱਟ ਨੀ ਹਰ ਗੱਲ ਵਿੱਚ ਅਸੀਂ ਪਰਫੈਕਟ ਨੀ ਸਾਡਾ ਸਵੈਗ ਕਰਦਾ ਹੈ ਟ੍ਰੈਂਡ ਸੈੱਟ ਨੀ ਹਰ ਗੱਲ ਵਿੱਚ ਅਸੀਂ ਪਰਫੈਕਟ ਨੀ ਸੂਟ ਵਿੱਚ ਲੱਗਦੇ ਹੈ ਸੋਹਣੇ ਹਮੇ ਜੱਚਦੇ ਹੈ ਵਾਲ ਵੱਟ ਵੱਟ ਨੀ ਉਹ ਸਾਡੇ ਕਾਲਰ ਖੜੇ ਅਸੀਂ ਦੇਸੀ ਬੜੇ ਸਾਡੇ ਕਾਲਰ ਖੜੇ ਅਸੀਂ ਦੇਸੀ ਬੜੇ ਮੰਗਾ ਲੈ ਹੀ ਨਾ ਤੂੰ ਸਾਨੂੰ ਕੁਛ ਕਹਿ ਕੇ ਝੱਟ ਜੈਗੁਆਰ ਉੱਤੇ ਬਹਿ ਕੇ ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ ਝੱਟ ਜੈਗੁਆਰ ਉੱਤੇ ਬਹਿ ਕੇ ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ ਅਸੀਂ ਸਰਦਾਰ ਬੰਦੇ ਮਿੱਤਰੋ ਲਾਈਫ ਕੱਟਦੇ ਆ ਮੌਜਾਂ ਵਿੱਚ ਰਹਿ ਕੇ ਅਸੀਂ ਸਰਦਾਰ ਬੰਦੇ ਮਿੱਤਰੋ ਲਾਈਫ ਕੱਟਦੇ ਆ ਮੌਜਾਂ ਵਿੱਚ ਰਹਿ ਕੇ ਸਾਡੀ ਉੜਦੀ ਹੈ ਕਾਰ ਉਹ ਹਵਾ ਮੈਂ ਮੇਰੇ ਯਾਰ ਸਾਡੀ ਉੜਦੀ ਹੈ ਕਾਰ ਉਹ ਹਵਾ ਮੈਂ ਮੇਰੇ ਯਾਰ ਸਾਰੀ ਦੁਨੀਆ ਨੂੰ ਬਾਏ ਬਾਏ ਕਹਿ ਕੇ ਅਸੀਂ ਸਰਦਾਰ ਬੰਦੇ ਮਿੱਤਰੋ ਲਾਈਫ ਕੱਟਦੇ ਹਾਂ ਮੌਜਾਂ ਵਿੱਚ ਰਹਿ ਕੇ ਅਸੀਂ ਸਰਦਾਰ ਬੰਦੇ ਮਿੱਤਰੋ ਲਾਈਫ ਕੱਟਦੇ ਹਾਂ ਮੌਜਾਂ ਵਿੱਚ ਰਹਿ ਕੇ ਝੱਟ ਜੈਗੁਆਰ ਉੱਤੇ ਬਹਿ ਕੇ ਆਇਆ ਸੋਹਣੀ ਸੋਹਣੀ ਕੁੜੀਆਂ ਨੂੰ ਲੈ ਕੇ ਝੱਟ ਜੈਗੁਆਰ ਉੱਤੇ ਬਹਿ ਕੇ